ਕੋਟ ਤਾਰ ਮੁੰਡਿਆ ਵੇ ਤੈਨੂੰ ਗੱਲ ਦੱਸਦੀ ਮੈਨੇ ਡਾਲਰਾਂ ਦੇ ਆ ਵੇ ਪਿੱਛੇ ਪਿੱਛੇ ਭੱਜਦੀ ਨੋਟ ਕਰ ਮੁੰਡਿਆ ਵੇ ਤੈਨੂੰ ਗੱਲ ਦੱਸਦੀ ਮੈਨੇ ਡਾਲਰਾਂ ਦੇ ਆ ਵੇ ਪਿੱਛੇ ਪਿੱਛੇ ਭੱਜਦੀ ਤੈਨੂੰ ਕਦਰ ਨਾ ਹਾਂ ਤੈਨੂੰ ਕਦਰ ਨਾ ਤੈਨੂੰ ਕਦਰ ਨਾ ਮੇਰੇ ਗੂੜ ਪਿਆਰ ਦੀ ਫੇਰੇ ਬੂਟਾ ਦੀ ਹਵਾ ਕਰਦਾ ਉਹ ਮੈਨੂੰ ਲੋੜ ਨਹੀਂ ਓ ਤੇਰੀ ਲੰਮੀ ਕਰ ਦੀ ਜੇ ਦਿਲ ਸੱਚ ਪਿਆਰ ਕਰਦਾ ਉਹ ਮੈਨੂੰ ਲੋੜ ਨਹੀਂ ਓ ਤੇਰੀ ਜਾਗੂ ਮਾਰ ਦੀ ਜੇ ਦਿਲ ਸੱਚ ਪਿਆਰ ਕਰਦਾ ਵਾਈਟ ਗੋਲਡ ਦੀ ਰਿੰਗ ਨਾ ਹੀ ਹੀਰਿਆਂ ਦੇ ਹਾਰ ਨੂੰ ਗੋਲਡ ਦੀ ਰਿੰਗ ਨਹੀਂ ਹੀਰਿਆਂ ਦੇ ਹਾਰ ਨੂੰ ਮੈਂ ਕੀ ਦੱਸ ਚੱਟਣਾ ਆ ਤੇਰੀ ਲੰਮੀ ਕਾਰ ਨੂੰ ਦੇਸੀ ਰੌਕ ਸਟਾਰ ਨੂੰ ਓਏ ਉਹ ਮੇਰੀ ਅੱਖ ਚੁਬਰਾਂ ਨੂੰ ਟੱਲੀ ਕਰਦੀ ਉਹ ਮੇਰੀ ਅੱਖ ਚੁਬਰਾਂ ਨੂੰ ਟੱਲੀ ਕਰਦੀ ਜੋ ਪੱਟੇ ਵਾਲਾ ਪੈਗ ਚੜਦਾ ਉਹ ਮੈਨੂੰ ਲੋੜ ਨਹੀਂ ਓ ਤੇਰੀ ਲੰਮੀ ਕਾਰ ਦੀ ਜੇ ਦਿਲ ਨੂੰ ਸੱਚ ਪਿਆਰ ਕਰਦਾ ਉਹ ਮੈਨੂੰ ਲੋੜ ਨਹੀਂ ਓ ਤੇਰੀ ਜਾਗੂ ਮਾਰਦੀ ਜੇ ਦਿਲ ਨੂੰ ਸੱਚ ਪਿਆਰ ਦੁਰ ਫਿੱਟੇ ਮੂੰਹ ਤੇਰੇ ਓਏ Just listen to me karke tu kann baby nadiyan da bas ikko hun kam kad sheets la do bracelets la do bale singapore us e kuma do kitna si pyar tenu soniye ni raj ke shauk tu gaaye tere nit hass hass ke karna ki das teri chittiyan kalaiyan da dilo tu maari munde chhad te tu dass ke ki dassa yaaro dil diyan takleefan nu ਪਿਆਰ ਡੰਗਦਾ ਆ ਹਰ ਪਾਸੋਂ ਗਰੀਬਾਂ ਨੂੰ ਰੋਜ਼ ਕਹਿੰਦੀ ਡਿਸਕੋ ਚ ਨੱਚਣਾ ਮੈਂ ਡੀਜੇ ਤੇ ਜੀ ਕਰ ਵਿਕ ਜਾ ਮੈਂ ਆਪ ਜਾ ਕੇ ਈਬੇ ਤੇ ਪੈ ਗਈ ਹੋਰ ਉਸ ਚਾਹੀਦੀ ਆ JSL baby